ਚਾ ਕਰ ਚੀਟ ਜੀ ਕਰ ਹੀ ਰੱਖਿਆ ਕਲੇ ਕਲੇਰ ਦੀ ਕਰਤਾ ਹੈ ਟਰੈਪ ਜੀ ਘੋੜੇ ਦਾ ਸੰਦਾਟ ਜੀ ਕਰੇ ਨਾ ਪਰਵਾ ਦਿਨ ਜੋਗੀ ਕਿਤਨੇ ਟਾਈਮਸ ਤੇਰੇ ਪਿੱਛੇ ਮੁਕਬ ਦੋਗੀ ਲਾਜ਼ਮਾਲੇ ਬੇਬੀ ਕੱਲੀ ਕਹੀਂ ਤੂੰ ਮੁਝਕੋ ਮਿਲ ਕਰੂ ਕੋਈ ਅਨਹੋਨੀ ਤੋ ਤੂੰ ਖਾ ਲਿਓ ਪਿਲ ਅਰੇ ਕੁਛ ਨਹੀਂ ਹੁੰਦਾ ਮੈਂ ਤੇਰਾ ਰਾਜਾ ਤੂੰ ਮੇਰੀ ਰਾਣੀ ਹੈ ਬੇਬੀ ਸੁਰਕਸ਼ਾ ਹੀ ਸਾਵਧਾਨੀ ਹੈ ਹੀਰ ਸਾੜੀ ਹੈ ਜੀ ਬੜੀ ਮੈਡ ਹੈ ਜੀ ਰਾਂਝੇ ਨੂੰ ਕੀ ਪਤਾ ਜੇ ਕੀ ਤੋਤੇ ਉੜਾ ਹਰ ਪਾਰ ਕਰੇ ਤੇਰੀ ਹਾਰ ਸਵਾਰ ਕਰੇ ਦੇਗੀ ਚੱਕੇ ਛੁੜਾ ਕਿਆ ਨੀਲੂ ਕਿਆ ਬਬਲੀ ਕਿਆ ਪਿੰਕੀ ਕਿਆ ਕਮਲੀ ਸਾਰੇ ਬਜਾਏਗੇ ਤੇਰੀ ਘੰਟੀ ਕਲੀਰ ਦੀ ਹਟ ਗਈ ਹੀਰ ਦੀ ਰਾਜਾ ਕਰ ਚੀਟ ਜੀ ਕਰੇ ਹੀਰ ਕਿਆ ਕਿੱਕਲੀ ਕਲੀਰ ਦੀ ਕਰਤਾ ਹੈ ਟਰੈਪ ਜੀ ਕੁੜੀ ਦਾ ਸੰਗਾਟ ਜੀ ਕਰੇ ਨਾ ਪਰਵਾ ਸ਼ਾਹੀ